ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨਾ ਗਾਇਓ ਕਾਬਹੁ ਹਰ ਸਿਓ ਚੀਤ ਨਾ ਲਾਇਓ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨਾ ਗਾਇਓ ਰਹਾ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾਇਓ ਬਿਸਰਤ ਪ੍ਰਭ ਕੇਤੇ ਦੁਖ ਗਾਣੀਐ ਮਹਾ ਮੋਹਨੀ ਖਾਇਓ ਅਨੁਗ੍ਰਹ ਸੁਆਮੀ ਮੇਰੇ ਗਰਹੁ ਨ ਮੋਹਿ ਕਮਾਇਓ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਕਰਹੁ ਅਨੁਗ੍ਰਹ ਸੁਆਮੀ ਮੇਰੇ ਗਰਹੁ ਨ ਮੋਹਿ ਕਮਾਇਓ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪੰਜਵਾਂ ਕਬਹੁ ਹਰਿ ਸਿਓ ਚੀਤ ਨਾ ਲਾਇਓ ਧੰਦਾ ਕਰਤ ਬਿਹਾਨੀ ਆਉਦ ਹੈ ਗੁਣ ਨਿਧ ਨਾਮ ਨਾ ਗਾਇਓ।